ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾਂ ਕਾਹੂ ਦਿਨ ਪਾਠ ਪਟੰਬਰ ਕਾਹੂ ਪਲਗ ਨਿਵਾਰਾ ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ ਕਾਹੂ ਦਿਨ ਪਾਠ ਪਟੰਬਰ ਕਾਹੂ ਪਲਗ ਨਿਵਾਰਾ ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ ਅਹਿਰਖ ਵਾਦ ਨਾ ਕੀਜੈ ਰੇ ਮਾਨ ਸੁਕ੍ਰਿਤ ਕਰ ਕਰ ਲੀਜੈ ਰੇ ਮਾਨ ਰਹਾ ਕੁਮਾਰ ਏਕ ਜੋ ਮਾਟੀ ਗੁੰਧੀ ਬਾਹੋ ਬੇਦ ਬਾਣੀ ਲਾਈ ਕਾਹੂ ਮਹਿ ਮੋਤੀ ਮੁਕਤਾਲ ਕਾਹੂ ਵਿਹਾਰ ਲਗਾਈ ਤਨ ਰਾਖਨ ਕਉ ਦੀਆ ਮੁਗਦ ਕਹੈ ਤਨ ਮੇਰਾ ਜਾਮ ਕਾ ਡੰਡ ਮੂੰਡ ਮਹਿ ਲਾਗੈ ਹਰ ਜਨ ਉਤਮ ਭਗਤ ਸਦਾਵੈ ਆਗਿਆ ਮਨ ਸੁਖ ਪਾਈ ਜੋਤ ਸਭਾਵੈ ਸਤ ਕਰ ਮਨ ਕਹੈ ਕਬੀਰ ਸੁਨ ਹੋਰੇ ਸੰਤ ਹੋ ਮੇਰੀ ਝੂਠੀ ਚਿਰ ਗਟ ਭਾਰ ਚਟਾਰਾ ਲੈ ਗਏ ਤਰੀ सागरे छोटे कह कबीर सुनहो रे संत भार चटारा लगे ओ तरी तागरी छूटे वाहे गुरु जी का खालसा वाहे गुरु जी की फतेह। आसा कहो दीने पाठ पटंबर कहो पलग निवारा कहो गरी गोदरी नाही काहू खान प्रारा